দিনই মই অপরাজ হই। রাজা কহো সহেলিয়া মেনু হীর না খো কই, ਇਸ਼ਕ ਦੀਆਂ ਕਹਿੰਦੇ ਲੋਕੀ ਲੰਮੀਆਂ ਨੇ ਰਾਵਾਂ ਇਸ਼ਕ ਦੀਆਂ, ਕੀ ਦੱਸਾਂ ਕੀ ਬਾਤ ਸੁਣਾਵਾਂ ਇਸ਼ਕ ਦੀਆਂ, ਕੀ ਦੱਸਾਂ ਕੀ ਬਾਤ ਸੁਣਾਵਾਂ ਇਸ਼ਕ ਦੀਆਂ, ਦੱਸਾਂ ਕੀ ਬਾਤ ਸੁਣਾਵਾਂ ਇਸ਼ਕ ਦੀਆਂ, ਹਾਏ ਕੀ ਦੱਸਾਂ ਕੀ ਬਾਤ ਸੁਣਾਵਾਂ ਇਸ਼ਕ ਦੀਆਂ, ਦੱਸਾਂ ਕੀ ਬਾਤ ਸੁਣਾਵਾਂ ਇਸ਼ਕ ਦੀਆਂ, ਕੀ ਦੱਸਾਂ ਕੀ ਬਾਤ ਸੁਣਾਵਾਂ ਇਸ਼ਕ ਦੀਆਂ।